ਸਾਨੂੰ ਫੌਜੀ ਵੇਖ ਨਾ ਛੱਡਵੇ, ਸਾਨੂੰ ਫੌਜੀ ਵੇਖ ਨਾ ਛੱਡਵੇ, ਤੁਸਾਂ ਭੱਲਿਆਂ ਦੇ ਹੱਥ ਲੱਜਵੇ, ਤੁਸਾਂ ਭੱਲਿਆਂ ਦੇ ਹੱਥ ਲੱਜਵੇ। ਜਾਂਦੇ ਦੋਵੇਂ ਜਹਾਨ ਸਜਵੇ, ਜਾਂਦੇ ਦੋਵੇਂ ਜਹਾਨ ਸਜਵੇ। ਸਾਨੂੰ ਰੋਜ਼ ਹਸ਼ਰ ਦਾ ਡਰਨਾ, ਸਾਡਾ ਤੂੰ ਯੂੰ ਵਕੀਲ ਤੇ ਜੱਜ ਵੇ, ਸਾਡਾ ਤੂੰ ਯੂੰ ਵਕੀਲ ਤੇ ਜੱਜ ਵੇ। ਸਾਨੂੰ ਫੌਜੀ کے